ਇਸ ਕੋ ਦੀਵਾਨਿਆਂ ਨੂੰ ਹੋਸ਼ ਭੁੱਲ ਗਈ, ਸ਼ਰਾਬੀਆਂ ਦੇ ਹੱਥਾਂ ਚੋਂ ਸ਼ਰਾਬ ਡੁੱਲ ਗਈ। Honey singer, ਉਹ ਡਿਸਕੋ ਦੀਵਾਨਿਆਂ ਨੂੰ ਹੋਸ਼ ਭੁੱਲ ਗਈ, ਸ਼ਰਾਬੀਆਂ ਦੇ ਹੱਥਾਂ ਤੋਂ ਸ਼ਰਾਬ ਡੁੱਲ ਗਈ। Yo, honey, say that.